ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਸੰਪ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਹੀਆ ਨਾਤਾ ਸੋ ਪਰਵਾਨ ਸੱਚ ਕਮਾਈਆ ਕਾਇਆ ਕੂੜ ਵਿਗਾੜ ਕਾਹੀ ਨਾਹੀਆ ਨਾਤਾ ਸੋ ਪਰਵਾਨ ਸੱਚ ਕਮਾਈਆ ਜਬ ਸਾਚ ਅੰਦਰ ਹੋਏ ਸੱਚਾ ਤਾਂ ਸੱਚਾ ਪਾਈਆ ਲਿਖੇ ਵਾਚੋ ਸੁਰਤ ਨਾਹੀ ਬੋਲ ਬੋਲ ਗਵਾਈਆ ਜਿਥਾ ਜਾਏ ਬਹੀਆ ਭਲਾ ਕਹੀਆ ਸੁਰਤ ਸ਼ਬਦ ਲਿਖਾਈਆ ਕਾਇਆ ਕੂੜ ਵਿਗਾੜ ਕਾਹੀ ਨਾਹੀਆ ਤਾ ਮੈਂ ਕਹਿਆ ਕਹਿਣਾ ਜਾ ਤੁਜਾ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਭਾਇਆ ਨਾਮ ਮਿੱਠਾ ਮਨਹੇ ਲਗਾ ਦੁੱਖ ਡੇਰਾ ਢਾਹਿਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇਆ ਨਦਰ ਤਦ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾ ਤੁਜਾ ਕਹਾਇਆ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਮੰਦਾ ਕਿਸਨ ਆਖਾ ਝਗੜਾ ਪਾਵਣਾ ਨਹ ਪਾਈ ਝਗੜਾ ਸਵਾਮ ਸੇਤੀ ਆਪ ਆਪ ਵੰਜਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਈ ਕਿਆ ਰੂਆਵਣਾ ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਈਆਂ ਆਪ आपे नजर करे कौड़ा कोहे न मांगा मीठा सब मांगा सब कोई मीठा मांग देखा खसम पावा सो करे किस पुन दान अनेक करनी नाम तल ना संसरे नानका जिन नाम मिलया कर्म हुआ तुर कदे सब उपाइयन आप आपे नजर करे नानका जिन नाम मिलया कर्म हुआ तुर कदे सब उपाइयन आप आपे नदर करे वाहिगुरु जी का खालसा वाहिगुरु जी की फतेह वडहंस महला पहला शांत एक ओंकार सतगुर प्रसाद काया कूड़ बिगाड़ काहे नाई है नाटा सो प्रवान सच कमाई है।